ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਨਾਮ ਪਰਿਉ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ। ਹਰ ਜੀਉ ਨਿਮਾਣਿਆ ਤੂੰ ਮਾਣ, ਨਚੀਜਿਆ ਚੀਜ ਕਰੇ ਮੇਰਾ ਗੋਬਿੰਦ। ਤੇਰੀ ਕੁਦਰਤ ਕਉ ਕੁਰਬਾਨ, ਰਹਾਉ ਜੈਸਾ ਬਾਲਕ ਪਾਏ ਸੁਪਾਈ। ਲੱਖ ਅਪਰਾਧ ਕਮਾਵੇ ਕਰ ਉਪਦੇਸ ਛਿੜਕੇ ਬਹੁ ਭਾਤੀ। ਬਹੁੜ ਪਿਤਾ ਗਲ ਲਾਵੇ ਪਿਛਲੇ ਔਗੁਣ ਬਖਸ ਲੈ ਪ੍ਰਭ। ਆਗੈ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਵਿਦ ਜਾਣੈ। ਤਾਂ ਕਿਸ ਪਹਿ ਆਖ ਸੁਣਾਈਐ, ਕਹਿਣੈ ਕਥਨ ਨਾ ਪੀਜੈ ਗੋਬਿੰਦ। ਹਰ ਭਾਵੈ ਪੈਜ ਰਖਾਈਐ, ਅਬਰ ਓਟ ਮੈਂ ਸਗਲੀ ਦੇਖੀ। ਇੱਕ ਤੇਰੀ ਓਟ ਰਹਾਈ ਹੈ, ਹੋਏ ਦਇਆਲ ਕਿਰਪਾਲ ਪ੍ਰਭ ਠਾਕਰ। ਆਪੇ ਸੁਣੈ ਬੇਨੰਤੀ, ਪੂਰਾ ਸਤਿਗੁਰ ਮੇਲ ਮਿਲਾਵੇ। ਸਭ ਚੂਕੈ ਮਨ ਕੀ ਚਿੰਤੀ, ਹਰ ਹਰ ਨਾਮ ਅਵਖਦ ਮੁਖ ਪਾਇਆ। ਜਨ ਨਾਨਕ ਸੁਖ ਬਸੰਤੀ, ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ। ਆਪੇ ਸੁਣੈ ਬੇਨੰਤੀ, सतगुर मेल मिलाव सब चूके मन की चिंती हर हर नाम अवखद मुख पाया जन नानक सुख बसंती वाहिगुरु जी का खालसा वाहिगुरु जी की फतेह। सोरठ महला पंजवा गई बहोड़ बंदी छोड़ निरंकार दुखदारी कर्म ना जाना धर्म ना जाना लोभी माया धारी नाम परयो भगत गोविंद का ए राखो पैज तुम्हारी।